ਜ਼ਖਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਬੀਤੀ ਵੀ ਨਹੀਂ ਬੀਤੀ ਵੀ ਨਹੀਂ ਹਾਏ ਬੀਤੀ ਵੀ ਨਹੀਂ ਫਿਰ ਵੀ ਇੱਕ ਜ਼ਰੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਜਦੋਂ ਦਾ ਤੇਰੇ ਨੈਣਾ ਵਿੱਚ ਤੱਕਿਆ ਇੱਕ ਨੂਰ ਜਿਹਾ ਏ ਬੀਤੀ ਵੀ ਨਹੀਂ ਬੀਤੀ ਵੀ ਨਹੀਂ ਹੈ ਬੀਤੀ ਵੀ ਨਹੀਂ ਫਿਰ ਵੀ ਇੱਕ ਸਰੂਰ ਜਿਹਾ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ ਤੇਰਿਆਂ ਖਿਆਲਾਂ ਨੂੰ ਸਜਾ ਕੇ ਬੈਠੀ ਦੁਨੀਆਂ ਦੇ ਦੁੱਖਾਂ ਨੂੰ ਭੁਲਾ ਕੇ ਬੈਠੀਆਂ ਤੇਰੀਆਂ ਖਿਆਲਾਂ ਨੂੰ ਸਜਾ ਕੇ ਬੈਠੀਆਂ ਦੁਨੀਆਂ ਦੇ ਦੁੱਖਾਂ ਨੂੰ ਭੁਲਾ ਕੇ ਬੈਠੀਆਂ ਅੱਖਾਂ ਵਿੱਚ ਲੈ ਕੇ ਪਿਆਰ ਕਰਾਂ ਤੇਰਾ ਇੰਤਜ਼ਾਰ ਨੀ ਤੂੰ ਛੇਤੀ ਛੇਤੀ ਆ ਸੋਣੀਏ ਮੇਰੇ ਦਿਲ ਉੱਤੇ ਵਾਰ ਕਰੇ ਤੇਰੇ ਇੰਤਜ਼ਾਰ ਵਾਲਾ ਇੱਕ ਇੱਕ ਸਾਹ ਕੇ ਤੈਨੂੰ ਪਿਆਰ ਕਰਨ ਨੂੰ ਦਿਲ ਮਜਬੂਰ ਜਿਹਾ ਏ ਕੇ ਤੈਨੂੰ ਪਿਆਰ ਕਰਨ ਨੂੰ ਦਿਲ ਮਜਬੂਰ ਜਿਹਾ ਏ ਬੀਤੀ ਵੀ ਨਹੀਂ ਬੀਤੀ ਵੀ ਨਹੀਂ ਬੀਤੀ ਵੀ ਨਹੀਂ ਫਿਰ ਵੀ ਇੱਕ ਸਰੂਰ ਜਿਹਾ ਏ ਕੋਈ ਚੰਨ ਜੀਵੇ ਈਦ ਵਾਸਤੇ ਅੱਖੀਆਂ ਉਦਾਸ ਈਦ ਵਾਸਤੇ ਲੱਭੇ ਕੋਈ ਚੰਨ ਜੀਵੇ ਈਦ ਵਾਸਤੇ ਵੇ ਤੂੰ ਸਮਝੇ ਸ਼ਰਨ ਨਹੀਂ ਹੋ ਮੇਰਾ ਵੀ ਗੁਜ਼ਾਰਾ ਮੇਰਾ ਰੱਬ ਏ ਗਵਾ ਸੁਣਿਆ ਪਰ ਮੇਰਾ ਐਤਵਾਰ ਥੋੜਾ ਕਰ ਇੰਤਜ਼ਾਰ ਵੇ ਮੈਂ ਖੜੀ ਵਿੱਚ ਜਾ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ ਕਿ ਤੇਰਾ ਸ਼ਹਿਰ ਮੇਰੇ ਘਰ ਤੋਂ ਬੜਾ ਦੂਰ ਜਿਹਾ ਏ ਬੀਤੀ ਵੀ ਨਹੀਂ ਬੀਤੀ ਵੀ ਨਹੀਂ ਬੀਤੀ ਵੀ ਨਹੀਂ ਫਿਰ ਵੀ ਇੱਕ ਸਰੂਰ ਜਿਹਾ ਏ ਸ਼ਮ ਹੋ ਗਿਆ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ ਸ਼ਮ ਹੋ ਗਈਆਂ ਉਡੀਕ ਤੇਰੀ ਕਰਦੇ ਹੁਣ ਆ ਜਾਣੀ ਨਾ ਜੂ ਦੇਸੀ ਮਰਦੇ।